ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਤੀਜਾ ਗੁਰਮੁਖ ਪ੍ਰਭ ਸੇਵਹਿ ਸਾਧ ਸਾਚਾ ਆਨੰਦ ਨ ਸਹਿਜ ਪਿਆਰ ਸਦਾ ਆਨੰਦ ਗਾਵਹਿ ਗੁਣ ਸਾਚੇ ਪ੍ਰਭ ਸੇਵਹਿ ਸਾਧ ਸਾਚਾ ਆਨੰਦ ਨ ਸਹਿਜ ਪਿਆਰ ਸਦਾ ਆਨੰਦ ਗਾਵਹਿ ਗੁਣ ਸਾਚੇ ਆਰਦ ਉਰਦ ਅੰਤਰ ਪ੍ਰੀਤਮ ਵਸਿਆ ਤੋਰ ਕਰਮ ਲਿਖਿਆ ਕਰਤਾਰ ਨਾਨਕ ਆਪ ਮਿਲਾਇਆ ਤਾਰ ਮਹੱਲਾ ਤੀਜਾ ਕਹਿਐ ਕਥਿਐ ਨਾ ਪਾਈਐ ਅਨਦਿਨ ਰਹਿ ਸਦਾ ਗੁਣ ਗਾਏ ਕਰਮ ਕਿਨੈ ਨਾ ਪਾਏ ਪਾਉਂਕ ਮੋਹਿ ਬਿਲ ਲਾਏ ਗੌਰ ਕੈ ਸਬਦ ਮਨ ਤਨ ਭਿਜੈ ਆਪ ਵਸੈ ਮਨ ਆਏ ਨਾਨਕ ਨਦਰੀ ਪਾਈਐ ਆਪੇ ਲਈ ਮਿਲਾਏ ਪੌੜੀ ਆਪੇ ਵੇਦ ਪੁਰਾਣ ਸਭ ਸਾਸਤ ਕਥੈ ਆਪ ਭਿਜੈ ਆਪੇ ਹੀ ਬਹਿ ਪੂਜੇ ਕਰਤਾ ਆਪ ਪਰਪੰਚ ਕਰੀਜੈ ਆਪ ਪਰ ਵਿਰਤ ਆਪ ਨਿਰਵਿਰਤੀ ਆਪੇ ਅਕਥ ਕਥਿਜੈ ਆਪੇ ਪੁੰਨ ਸਭ ਆਪ ਕਰਾਏ ਆਪ ਅਲਪ ਸਤਵਰਤੀ ਜੈ ਆਪੇ ਸੁਖ ਦੁਖ ਦੇਵੈ ਕਰਤਾ ਆਪੇ ਬਖ ਸਕਰੀ ਜੈ ਸੁਖ ਦੁਖ ਦੇਵੈ ਕਰਤਾ ਆਪੇ ਬਖਸ ਕਰੀ ਜੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਲੋਕ ਮਹੱਲਾ ਤੀਜਾ ਗੁਰਮੁਖ ਪ੍ਰਭ ਸੇਵਹਿ ਸਾਧ ਸਾਚਾ ਆਨ ਦਿਨ ਸਹਿਜ ਪਿਆਰ ਸਦਾ ਆਨੰਦ ਗਾਵਹਿ ਗੁਣ ਸਾਚੇ ਅਰਧ ਉਰਧ ਉਰਧਾਰ ਰਾਗ ਵਿਹਾਗੜਾ ਦੀਵਾਰ ਦੀ ਪੌੜੀ ਅੱਠਵੀਂ ਸਲੋਕ ਨਾਲ